ਆ ਸਤਿ ਸ੍ਰੀ ਅਕਾਲ ਪਟਵਾਰੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਆ ਸਰਪੰਚ ਸਾਹਿਬ ਨੇ ਦੁੱਧ ਭੇਜਿਆ, ਕਿੱਥੇ ਪਾਵਾਂ? ਆ ਜਾ ਮੇਰੇ ਸਿਰ ਚ ਪਾ ਦੇ। ਓਏ ਉੱਥੇ ਹਲਵਾਈ ਨੂੰ ਫੜਾਇਆ। ਓ ਮੈਂ ਤੜਕੇ ਦਾ 5 ਵਜੇ ਦਾ ਤਿਆਰ ਹੋਇਆ ਬੈਠਾ, ਤੈਤੋਂ ਜੇ ਸਪੀਕਰ ਹੀ ਲੱਗਿਆ। ਭਾਜੀ ਤੁਸੀਂ ਫਿਕਰ ਨਾ ਕਰੋ, ਹੋ ਜਾਊਗਾ। ਤਾਂ ਤੇ ਫਿਰ ਛੇਤੀ ਸਤਿਗੁਰੂ ਨਾਨਕ ਤੇਰੀ ਨੀਲਾ ਨਿਆਰੀ ਹੈ। ਆ ਕੀ ਹਾਲ ਹੈ, ਬੈਠੋ ਚਾਹ ਪੀਓ। ਓ ਪੁੱਤਰਾ ਬੱਲੇ ਬੱਲੇ ਮੇਰੇ ਸ਼ੇਰ ਦੇ, ਓਏ ਐਡਾ ਖੁੰਦਾ ਸੀ, ਬੜਾ ਛੇਤੀ ਜਵਾਨ ਹੋਇਆ, ਤੇਰਾ ਬਾਪੂ ਨੀ ਆਇਆ? ਪਾਪਾ ਦੀ ਮੀਟਿੰਗ ਸੀ, ਉਹ ਬਿਜੀ ਸੀਗੇ, ਉਹਨਾਂ ਨੇ ਮੈਨੂੰ ਭੇਜਤਾ। ਚੰਗਾ ਪੁੱਤਰਾ, ਜਾ ਕੇ ਚਾਹ ਪਾਣੀ ਪੀਓ ਫਿਰ। ਸ਼ਾਬਾਸ਼, ਜਿਉਂਦੇ ਰਹੋ। ਵਿੱਚ